ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੜਹੰਸ ਮਹੱਲਾ ਤੀਜਾ ਇਹ ਮਨ ਮੇਰਿਆ ਆਵਾ ਕੌਣ ਸੰਸਾਰ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲਈ ਫਿਰ ਹੋਏ ਨਾ ਸੇਰਾ ਰਾਮ ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲਈ ਫਿਰ ਹੋਏ ਨਾ ਹੀਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲਾ ਵਡਿਆਈ ਸਾਚਾ ਰੰਗ ਰਾਤੀ ਸਹਿਜੇ ਮਾਤੀ ਸਹਿਜੇ ਰਹਿ ਸਮਾਈ ਸੱਚਾ ਮਨ ਭਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਵੇੜਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹਰ ਨਾ ਭਾਵ ਜਾਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜਾ ਭਾਈ ਖੁਆਈ ਰਾਮ ਮਾਤਾ ਪਿਤਾ ਸਭ ਹੀਤ ਹੇਤੀ ਪਲਚਾਈ ਰਾਮ ਹੇਤੀ ਪਲਚਾਈ ਪਰਬ ਕਮਾਈ ਮੇਟ ਨ ਸਕਾ ਕੋਈ ਜਨ ਸ੍ਰਿਸ਼ਟ ਸਾਜੀ ਸੋ ਕਰ ਵੇਖਾ ਤਿਸ ਜੀਵੜਾ ਅਵਰ ਨਾ ਕੋਈ ਮਨਮੁਖ ਅੰਧਾ ਤਪ ਤਪ ਖਪਾ ਬਿਨ ਸਬਦ ਸ਼ਾਂਤ ਨਾ ਆਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹੀ ਖੁਆਈ ਇਹੋ ਜਗ ਜਲਤਾ ਦੇਖ ਭੱਜ ਪਈ ਹਰ ਸੁਣਨ ਆਈ ਰਾਮ ਅਰਦਾਸ ਕਰੀ ਗੁਰ ਪੂਰੇ ਅਗਾ ਰੱਖ ਲੇਵਹ ਦੇਹ ਵਡਾਈ ਰਾਮ ਰੱਖ ਲੇਵਹ ਸਰਨਾਈ ਹਰ ਨਾਮ ਵਡਾਈ ਤੁਧ ਜੇ ਵੜੇ ਅਵਰਣ ਦਾਤਾ ਸੇਵਾ ਲਾਗੇ ਸੇਵਡ ਭਾਗੇ ਜੁਗ ਜੁਗ ਏਕੋ ਜਾਤਾ जात सात संयम कर्म कमाव बिन गौर गात नहीं पाई। नानका तिसनो शब्द बुझाई जो जाई पवा हर शरणाई। जो हर मत दी सा उपजाय होर मत ना काई राम अंतर बार एक तू आपे देव जाई राम आपे देव जाई अवर न पाई। गुरमुख हर रस चाखिया दर साचा सदा है साचा साचा शब्द सुपाखिया। कर्म है निज कर पाया सतगुर दी वदाई। नानक जो नाम रती से महल पायाना मत परवान सच साई। कर्म है निज कर पाया सतगुर दी वडाई। नानक जो नाम रती से महल पाया मत परवान सच साई। वाहिगुरु जी का खालसा वाहिगुरु जी की फतेह। बड़हंस महला तीजा। ए मन मेरे आवा गौन संसार है अंत सच नबेड़ा राम आपे सच्चा बख्श लय फिर होए ना फेरा राम।